ਦਾ ਨਹੀਂ ਰਹਿਣਾ ਕਰਮਾਨ ਨਾ ਹੁਸਨ ਜਵਾਨੀ ਦਾ ਐ ਰਹਿਣਾ ਨਹੀਂ ਸਦਾ ਦੁੱਖ ਦਰਦ ਅਲਮ ਵੀ ਨਹੀਂ ਰਹਿਣਾ ਸਾਨੂੰ ਤੇਰਾ ਗਮ ਵੀ ਨਹੀਂ ਰਹਿਣਾ ਰਹਿਣਾ ਐ ਇਸ਼ਕ ਸਦਾ ਜ਼ਿੰਦਾ ਐ ਰਹਿਣਾ ਐ ਸਦਾ ਸੋਹਣੀਆਂ ਸੂਰਤਾਂ ਨਹੀਂ ਰਹਿਣਾ ਮਨਮੋਹਣੀਆਂ ਮੂਰਤਾਂ ਨਹੀਂ ਰਹਿਣਾ ਕਰਮਾਨ ਨਾ ਹੁਸਨ ਜਵਾਨੀ ਦਾ ਐ ਰਹਿਣਾ ਨਹੀਂ ਸਦਾ ਦੁੱਖ ਦਰਦ ਗਮ ਵੀ ਨਹੀਂ ਰਹਿਣਾ ਸਾਨੂੰ ਤੇਰਾ ਗਮ ਵੀ ਨਹੀਂ ਰਹਿਣਾ ਰਹਿਣਾ ਐ ਇਸ਼ਕ ਸਦਾ ਜ਼ਿੰਦਾ ਐ ਰਹਿਣਾ ਐ ਸਦਾ ਨਾ ਤੜਫਾ ਇਸ਼ਕ ਦੇ ਮਾਰੇ ਨੂੰ ਲੇਖਾਂ ਤੇਰਾ ਮੂੰਹ ਜਿਸ ਪਾਸ ਜਾਣ ਨਜ਼ਰਾਂ ਮੇਰੀ ਸੋਚ ਮੇਰਾ ਖਿਆਲ ਤੂੰ ਤੇਰਾ ਰਹਿਣਾ ਸਦਾ ਦਿਨ ਮਿਟ ਜਾਣੀ ਇਸ਼ਕ ਮੁਸ਼ਕ ਹਵਾ ਮਿਟਣੀ ਨਹੀਂ ਦੁਨੀਆ ਲੱਤ ਇਸ਼ਕ ਦੀ ਲਾ ਬੈਠੀ ਇਹ ਲੱਤ ਓ ਜਿਹੜੀ ਟੁੱਟਣੀ ਨਹੀਂ ਆਸ਼ਿਕ ਇਸ਼ਕ ਇਸ਼ਕ ਵਿੱਚ ਭੁੱਲ ਜਾਂਦਾ ਫਰਕ ਰੱਬ ਤੇ ਆਪਣੇ ਯਾਰ ਅੰਦਰ ਆਸ਼ਿਕ ਮਿੱਠੜੇ ਬੋਲ ਸਾਡੇ ਨਾਲ ਬੋਲ ਸੱਜਣਾ ਕਰ ਇੱਕ ਵਾਰ ਮਰ ਕੇ ਵੀ ਯਾਰ ਤੇਰਾ ਰਹਿਣਾ ਸਦਾ